ਤੂੰ ਗਲੇ ਦੇ ਵਿੱਚ ਪਾਈ ਜਰਾ ਢੋਲੀਆ, ਖਿੱਚ ਕੇ ਡਗੇ ਤੇ ਡਗਾ ਲਾਈ ਜਰਾ ਢੋਲੀਆ, ਢੋਲ ਨੂੰ ਗਲੇ ਦੇ ਵਿੱਚ ਪਾਈ ਜਰਾ ਢੋਲੀਆ, ਖਿੱਚ ਕੇ ਡਗੇ ਤੇ ਡਗਾ ਲਾਈ ਜਰਾ ਢੋਲੀਆ, ਅੱਜ ਖੁਸ਼ੀਆਂ ਚ ਲਾਉਣੀਆਂ ਨੇ ਤਾਰੀਆਂ, ਅੱਜ ਖੁਸ਼ੀਆਂ ਚ ਲਾਉਣੀਆਂ ਨੇ ਤਾਰੀਆਂ, ਆਜਾ ਬਾਪੂ ਪਾਈਏ ਭੰਗੜੇ, ਪਿਓ ਪੁੱਤ ਦੀਆਂ ਹੁੰਦੀਆਂ ਨੇ ਯਾਰੀਆਂ, ਆਜਾ ਬਾਪੂ ਪਾਈਏ ਭੰਗੜੇ, right foot forward.